ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆ ਮੋਹ ਠਗੌਲੀ ਪਾਈ ਆਨ ਵਿਸਰਿਆ ਗੁਣ ਪਾਸ ਪੂਰਬ ਲਿਖਿਆ ਕਮਾਵਣਾ ਜੀ ਕਰਤਾ ਆਪ ਲਿਖਿਆ ਮੋਹ ਠਗੌਲੀ ਪਾਈ ਆਨ ਵਿਸਰਿਆ ਗੁਣ ਤਾਸ ਮਤ ਜਾਣੋ ਜਗ ਜੀਵ ਦਾ ਦੂਜਾ ਭਾਈ ਮੋਆਸ ਜਿਨੀ ਗੁਰਮੁਖ ਨਾਮ ਨਾ ਚੇਤਿਆ ਸੇ ਬਹਿਣ ਨਾ ਮਿਲਣੀ ਪਾਸ ਦੁਖ ਲਾਗਾ ਬਹੁ ਅਤ ਘਣਾ ਪੁੱਤ ਕਲਤ ਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੋਹ ਕਾਲਾ ਹੋਇਆ ਅੰਦਰ ਉਭੇ ਸਾਸ ਮਨ ਮੁਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵੇ ਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ ਮਹਲਾ ਤੀਜਾ ਸੇ ਸੈਣ ਸੇ ਸੱਜਣ ਜੇ ਗੁਰਮੁਖ ਮਿਲੇ ਸੁਭਾਏ ਸਤਿਗੁਰ ਕਾ ਭਾਣਾ ਆਣਦਨ ਕਰੇ ਸੇ ਸੱਚ ਰਹੇ ਸਮਾਏ ਦੂਜਾ ਭਾਏ ਲੱਗੇ ਸੱਜਣ ਨਾ ਆਖਿਆ ਜੇ ਅਭਿਮਾਨ ਕਰੇ ਵਿਕਾਰ ਮਨਮੁਖ ਆਪ ਸਵਾਰਥੀ ਕਾਰਜ ਨਾ ਸਕਹੀ ਸਵਾਰ ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮਿਟਣਹਾਰ ਪੌੜੀ ਤੁਦੇ ਆਪੇ ਜਗ ਤੇ ਪਾਏ ਕਾ ਆਪ ਖੇਲ ਰਚਾਇਆ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਵਿੱਚ ਹਉ ਮੈਂ ਲੇਖਾ ਮੰਗਿਆ ਫਿਰ ਆਲਾ ਜਾਇਆ जिना हर आप कृपा करी श्री गौर समझाया बलिहारी गुर अपने सदा सदा कुमारया जिना हर आप कृपा करी श्री गुर समझाया बलिहारी गुर अपने सदा सदा कुमाया वाहिगुरु जी का खालसा वाहिगुरु जी की फतेह। सलोक महला तीजा पूर्व लिखिया कमावना जे करता आप लिखियास महो ठगौली पाई आन विसरिया गुणतास राग सूरठ की वार पौड़ी तीजी श्लोकानार